ਲਿਆ ਪਰਾਂਦਾ ਟੱਟਣਾ ਜਾਵੇ ਕਿਤੇ ਹੀਲ ਤੇਰੀ ਮੁੰਡਾ ਹੋਈ ਜਾਵੇ ਟੈਂਸ਼ਨੀ ਪਾ ਕੇ ਤੂੰ ਬੈਲੈਂਸ ਆਗਾ ਕਿਵੇਂ ਕਰਦੀ ਬੈਲੈਂਸ ਨੀ ਸਾਰੇ ਪੁੱਛਦੇ ਕਿਹਦੀ ਬਣੇਗੀ ਤੂੰ ਬੇ ਅੱਖ ਤੇਰੇ ਤੇ ਇੰਡੀਆ ਦੀ ਗੱਲੀ ਗੱਲੀ ਸਟੇਟ ਕਰੇ ਤੇਰੇ ਡਾਂਸ ਤੇ ਕੰਸੈਂਟ੍ਰੇਟ ਤੂੰ ਤਾਂ ਬਸ ਡ੍ਰੌਪ ਦੀ ਕਰਦੀ ਐ ਵੇ ਬੰਬੇ ਤੋਂ ਦਿੱਲੀ ਤੱਕ ਬਸ ਤੇਰੀ ਹੁੰਦੀ ਟੋਕਨੀ ਤੁਰਦੀ ਮਣਕ ਨਾਲ ਜਿਵੇਂ ਬਿੱਲੀ ਕਰੇ ਵਾਕ ਉਤ ਕਰ ਲਈ ਤੂੰ ਲੋਕਨੀ ਦਾਰੂ ਪੀ ਲਈ ਆਉਂਦਾ ਰੋਕਨੀ ਨੀ ਵੇਖੇ ਕਿਤੇ ਕਤਲ ਨਾ ਹੋ ਜਾਵੇ ਬਸ ਰੱਬ ਤੋਂ ਹੀ ਕਰਦਾ ਮੈਂ ਪ੍ਰੇ ਉਹ ਨੀਰੀ ਅੱਖ ਵਾਂਗੂ ਮਾਰਦੀ ਐਸੇ ਕੱਲ ਤੈਨੂੰ ਹੋਣਾ ਵੇਲੋ ਪੱਕਾ ਬੋਰੀਏ ਉਹ ਸ਼ੁਰੂ ਕਰੇ ਨੱਚਣਾ ਫਲਾਉਂਦੀ ਨਾ ਤੂੰ ਪ੍ਰੇ ਘੁੰਮਿਆ ਪਰ ਆਂਦਾ ਨੱਚੀ ਪਾ ਕੇ ਬੈਲੈਂਸ ਆ ਗਾ।